ਨਾ ਸੀ ਨਾਰਾ ਦਾ ਕਰੇਜ ਮੁੰਡਾ ਬਾਲਾ ਕੈਂਟ ਸੀ ਨੀ ਦੁੱਗੀ ਤਿੱਕੀ ਤੀਜੇ ਦਿਨ ਦਿੰਦਾ ਫਾਇੰਟ ਸੀ ਨਾ ਸੀ ਨਾਰਾ ਦਾ ਕਰੇਜ ਮੁੰਡਾ ਬਾਲਾ ਕੈਂਟ ਸੀ ਨੀ ਦੁੱਗੀ ਤਿੱਕੀ ਤੀਜੇ ਦਿਨ ਦਿੰਦਾ ਫਾਇੰਟ ਸੀ ਉਹ ਜਿਹੜਾ ਠੇਕਿਆਂ ਨੂੰ ਕਰਦਾ ਸੀ ਟਿੱਚਰਾ ਲਾਗੀਆਂ ਤੂੰ ਮਿਲੋ ਕਿਹੜੇ ਕੰਮ ਨੀ ਪਊਏ ਡਿੱਡੇ ਕੱਦ ਵਾਲੀਏ ਤੈਨੂੰ ਗੋਨੇ ਆ।